ਨਾਲ ਜਦ ਮੇਰੀ ਜਾਨੇ ਚੁੱਕਿਆ ਸੀ ਪਹਿਲੀ ਵਾਰੀ ਨੀ ਨਸ਼ੀਲੇ ਰਹਿਣਾ ਨੇ ਮੇਰੇ ਦਿਲ ਤੇ ਪਰਚੀ ਮਾਰੀ ਰਹੀ ਨਾ ਹੋਸ਼ ਪਿਆ ਵਿੱਚ ਸੋਚਦੇ ਹਾਂ ਹੈ ਜਾਂ ਤੇਰੇ ਤੋਂ ਬਾਅਦ ਤੇਰੇ ਨਾਲ ਹੋ ਗਿਆ ਨੀ ਹੋ ਗਿਆ ਮੈਨੂੰ ਪਿਆ ਤੇਰੇ ਨਾਲ ਹੋ ਗਿਆ ਨੀ ਹੋ ਗਿਆ ਮੈਨੂੰ ਪਿਆ ਤੇਰੇ ਨਾਲ ਹੋ ਗਿਆ ਅਸੀਂ ਤੋੜਨ ਪਾਉਣੀ ਲੱਗਣਾ ਨੀ ਵਿਚਾਰੇ ਸਾਂਭ ਸਾਂਭ ਕੇ ਰੱਖੂ ਤੈਨੂੰ ਦੁੱਧ ਰੰਗੀਏ ਮੁਟਿਆਰੇ ਤੂੰ ਮੇਰੀ ਏ ਮੈਂ ਤੇਰਾ ਹਾਂ ਮੇਰੀ ਏ ਮੈਂ ਤੇਰਾ ਹਾਂ ਤੂੰ ਮੇਰੀ ਏ ਮੈਂ ਤੇਰਾ ਹਾਂ ਸਾਡਾ ਵੱਖਰਾ ਸੰਸਾਰ ਤੇਰੇ ਨਾਲ ਹੋ ਗਿਆ ਨੀ ਹੋ ਗਿਆ ਮੈਨੂੰ ਪਿਆ ਤੇਰੇ ਨਾਲ ਹੋ ਗਿਆ ਨੀ ਹੋ ਗਿਆ ਮੈਨੂੰ ਪਿਆ ਤੇਰੇ ਨਾਲ ਹੋ ਗਿਆ ਤੌਣ ਸੁਰਾਹੀ ਦੇ ਵਿੱਚ ਚੱਚਦੀ ਕਾਲੀ ਗਾਨੀ ਪੈਰਾਂ ਦੇ ਵਿੱਚ ਕੰਜਰਾਂ ਪਾ ਕੇ ਨੱਚਦੀ ਫਿਰੇ ਜਵਾਨੀ ਕਾਮੀ ਦਾ ਮਨ ਲਹਿ ਕਹਿਣਾ ਨੀ ਨਹੀਂ ਪਿੰਡ ਤੇਰੇ ਹੁਣ ਰਹਿਣਾ ਨੀ ਕਰਨਾ ਪੱਕਾ ਇਕਰਾਰ ਤੇਰੇ ਨਾਲ ਹੋ ਗਿਆ ਨੀ ਹੋ ਗਿਆ ਮੈਨੂੰ ਪਿਆ ਤੇਰੇ ਨਾਲ ਹੋ ਗਿਆ ਨੀ ਹੋ ਗਿਆ ਮੈਨੂੰ ਪਿਆ ਤੇਰੇ ਨਾਲ ਹੋ ਗਿਆ ਤੇਰੇ ਨਾਲ ਹੋ ਗਿਆ।